ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੈ ਬੈਰੀ ਸਗਲ ਸਦੇ ਜਿਨ ਬੈਰੀ ਹੈ ਇਹੋ ਜਗ ਲੂਟਿਆ ਅੰਗੀਕਾਰ ਕੀਆ ਪ੍ਰਭ ਆਪਣੈ ਬੈਰੀ ਸਗਲ ਸਦੇ ਜਿਨ ਬੈਰੀ ਹੈ ਇਹੋ ਜਗ ਲੂਟਿਆ ਤੇ ਬੈਰੀ ਲੈ ਵੱਧ ਸਤ ਗੁਰ ਪਰਮੇਸ਼ਰ ਮੇਰਾ ਆਨਕ ਰਾਜ ਭੋਗ ਰਸ ਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾ ਕੀਤ ਨ ਆਵਸ ਦੂਜੀ ਬਾਤਾਂ ਸ੍ਰੀ ਉਪਰ ਰਖਵਾਰਾ ਬੇਪਰਵਾਹ ਰਹਿਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਊਨ ਨਾ ਕਾਈ ਬਾਤਾਂ ਤਤ ਸਾਰ ਪਰਮ ਪਦ ਪਾਇਆ ਛੋੜ ਨ ਕਤਹੁ ਜਾਤਾ ਬਰਨ ਨ ਸਾਕਉ ਜੈਸਾ ਤੂ ਹੈ ਸੱਚ ਅਲਖ ਅਪਾਰਾ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਬਰਨ ਨ ਸਕਾਉ ਜੈਸਾ ਤੂ ਹੈ ਸੱਚ ਅਲਖ ਅਪਾਰਾ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੈ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹੋ जग लूटिया ते बैरी लै वधे।